ਚਾਂਦਨੀ ਚੌਂਕ ਚਿੱਤ ਬਾਈ ਜਈ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਬੱਚਾ ਬੱਚਾ ਫਿਰੇ ਹੈ ਨੀ ਬੱਚਾ ਬੱਚਾ ਫਿਰੇ ਫਿਰੇ ਬੱਚਾ ਬੱਚਾ ਤੇਰੇ ਉੱਤੇ ਮਰਦਾ ਤੈਨੂੰ ਸੂਟ ਸੂਟ ਕਰਦਾ ਤੈਨੂੰ ਸੂਟ ਸੂਟ ਕਰਦਾ Now whatever you at, babe, you can make the whole room stare. But you know that my favorite is when you're rocking that this is red. Ooh, your little black dress, you don't do it, mommy. You know how to impress. Just give it to me. No jeans, no dresses, no tees. No. My queen, she's in a sari. Yeah, I keep it busy, like you're a deli. You gotta rep the team, shawty. I know the text about his knee. You should be checking, 'cause I wanna make you mine. Tell me, rock with me. ਤੈਨੂੰ ਸੂਟ ਸੂਟ ਕਰਦਾ ਤੈਨੂੰ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ ਸੂਟ